गले लगाए सी वाल सटरेट वादू छापा छले पाए सी जीन जे ही कसी उन्हें गोगले लगाए सी वाल सटरेट वादू छापा छले पाए सी होय मया सपासा देख मारी खिंच के बरेक होय मया सपासा देख मारी खिंच के बरेक मैं कह हेलो कैदी शरा बारी खोल के कटी दी मैं कह नाल वाली ਉੱਤੇ ਬਹਿ ਜਾਓ ਕਹਿੰਦੀ ਛੈਣਾ ਝੂਟੇ ਲੈ ਲਓ ਕਹਿੰਦੀ ਛੈਣਾ ਮੈਂ ਕਿਹਾ ਹੈਲੋ ਹੈਲੋ ਹੈਲੋ ਹੈਲੋ ਹੈਲੋ ਕਹਿੰਦੀ ਛੈਣਾ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਪੰ ਬੈਠ ਗਈ ਉਹ ਜਾ ਕੇ ਜਦੋਂ ਟੁੱਟੀ ਜੀ ਸਕੂਟੀ ਤੇ ਹੱਸ ਹੱਸ ਦੂਰਾ ਹੋਇਆ ਮੈਂਗੋ ਦੀ ਫਰੂਟੀ ਤੇ ਹੱਤੇ ਹੱਸ ਹੱਸ ਅਧੂਰਾ ਹੋਇਆ ਮੈਂ ਗੋਦੀ ਫਰੂਟੀ ਤੇ ਮੈਂ ਵੀ ਸਿਰੇ ਗੱਲ ਲਾਤੀ ਕਿਹਾ ਹੋਰ ਪਾ ਕੇ ਪੈਸੇ ਇੱਕ ਲੇਡੀ ਸਾਈਕਲ ਲੈ ਲਓ ਕਹਿੰਦੀ ਸ਼ਹਿਰਾ ਬਾਈਕ